ਨਿਤ ਲੋਕਾਂ ਦੀ ਸੁਣਦੇ ਕੰਨਾ ਤੋਂ ਕਚਾਏ ਮੈਨੂੰ ਝਿੜਕਾਂ ਇੰਜ ਮਾਰੇ ਜਿਵੇਂ ਤੂੰ ਹੀ ਸੱਚਾਏ ਜਿਵੇਂ ਤੂੰ ਹੀ ਸੱਚਾਏ ਨਿਤ ਲੋਕਾਂ ਦੀ ਸੁਣਦੇ ਕੰਨਾ ਤੋਂ ਕਚਾਏ ਮੈਨੂੰ ਝਿੜਕਾਂ ਇੰਜ ਮਾਰੇ ਜਿਵੇਂ ਤੂੰ ਹੀ ਸੱਚਾਏ ਜਿਵੇਂ ਤੂੰ ਹੀ ਸੱਚਾਏ ਕੱਲ ਕਹਿ ਕੇ ਲੰਘਿਆ ਸੀ ਮੈਂ ਕਿਹਦੀ ਬਾਂਹ ਕੋ ਟੁੱਟੀ ਵਾਂਗ ਲੈ ਆਇਆ ਮੈਂ ਕਿਹੜੀ ਮਾਂ ਦੇ ਕੋਲੋਂ ਤੂੰ ਥੋੜਾ ਇੰਜ ਬਣਦੇ ਜਿਵੇਂ ਛੋਟਾ ਬਚਾਏ ਮੈਨੂੰ ਝਿੜਕਾ ਇੰਜ ਮਾਰੇ ਜਿਵੇਂ ਤੂੰ ਹੀ ਸੱਚਾਏ ਜਿਵੇਂ ਤੂੰ ਹੀ ਸੱਚਾਏ ਤੇ ਦਿਖਾਉਣਾ ਏ ਬਹਿ ਕੇ ਗੱਲ ਕਰ ਲੈ ਦੱਸ ਦੇ ਕੀ ਚਾਹੁੰਦਾ ਏ ਮੈਨੂੰ ਝਿੜਕਾ ਇੰਜ ਮਾਰੇ ਜਿਵੇਂ ਤੂੰ ਹੀ ਸੱਚਾਏ ਜਿਵੇਂ ਤੂੰ ਹੀ ਸੱਚਾਏ ਸੱਚੀ ਦਿਲ ਡਰਦਾ ਕਿਤੇ ਸਾਹ ਹੀ ਨਾ ਰੁਕ ਜੇ ਫੁੱਲਾਂ ਜਿਹਾ ਰਿਸ਼ਤਾ ਨਾਲ ਤਾਨਿਆਂ ਨਾ ਟੁੱਟ ਜੇ